गल सुनदा ना यारा मुड्डे यार दी जे मैं करा ना फिकर तेरे प्यार दी गल सुनदा ना यारा मुड्डे यार दी जे मैं करा ना फिकर तेरे प्यार दी तू रातां नूं वी होके भरेगा जे मैं छड़ गी सोने यारा वे पैग ला के रोया करेगा वे जे मैं छड़ गी सोने यारा वे पैग ला के रोया करेगा वे जे मैं छड़ गी सोने यारा वे पैग ला के रोया करेगा ਵਾਲਾ ਕੰਮ ਤੇਰੇ ਆਊਗਾ ਲੋੜ ਛੋਟੇ ਦੀ ਨਾ ਲੋੜ ਪੈਣੀ ਖਾਰ ਦੀ ਸੈਡ ਸੌਂਗ ਲਾ ਕੇ ਸੁਣੇਗਾ ਤੂੰ ਡੈਕ ਤੇ ਬੈਠ ਨੁੱਕਰ ਚ ਸੋਹਣਿਆਂ ਚ ਵਾਰ ਦੀ ਜ਼ੋਰ ਚੱਲਣਾ ਨੀ ਫਿਰ ਤੇਰਾ ਸਾਥ ਮੇਰੇ ਪੈਣੇ ਨੇ ਭੁਲੇਖੇ ਹਰ ਥਾਂ ਤੇ ਮੈਂ ਜਿੱਥੇ ਵੀ ਖਲੋਇਆ ਕਰੇਗਾ ਜੇ ਮੈਂ ਛੱਡ ਗਈ ਸੋਹਣਿਆ ਯਾਰਾ ਵੇ ਪੈਗ ਲਾ ਕੇ ਰੋਇਆ ਕਰੇਗਾ ਵੇ ਜੇ ਮੈਂ ਛੱਡ ਗਈ ਸੋਹਣਿਆ ਯਾਰਾ ਵੇ ਪੈਗ ਲਾ ਕੇ ਰੋਇਆ ਕਰੇਗਾ ਸੰਦੂ ਬਹਿ ਕੇ ਨਾਲ ਯਾਰਾਂ ਦੇ ਵੇ ਤੂੰ ਸੋਚਿਆ ਕਰੇਗਾ ਦਿਲੋਂ ਕੱਢ ਗਈ ਯਾਰ ਬੇਲੀ ਦੇ ਕੇ ਹੌਸਲਾ ਜਿਹਾ ਕਹਿਣਗੇ ਚੰਗਾ ਹੋਇਆ ਚੰਗੇ ਵੇਲੇ ਛੱਡ ਗਈ ਦਿਲ ਕਰੇਗਾ ਤੂੰ ਹੌਲਾ ਮਾੜਾ ਬੋਲ ਕੇ ਆਖਣਾ ਏ ਤੁਰ ਗਈ ਰੋਲ ਕੇ ਤੂੰ ਜਿੰਦ ਨੂੰ ਵੀ ਢੋਇਆ ਕਰੇਗਾ ਜੇ ਮੈਂ ਛੱਡ ਗਈ ਸੋਹਣਿਆ ਯਾਰਾ ਵੇ ਪੈਗ ਲਾ ਕੇ ਰੋਇਆ ਕਰੇਗਾ ਵੇ ਜੇ ਮੈਂ ਛੱਡ ਗਈ ਸੋਹਣਿਆ ਯਾਰਾ ਵੇ ਪੈਗ ਲਾ ਕੇ ਰੋਇਆ ਕਰੇਗਾ ਪੈਗ ਲਾ ਕੇ ਰੋਇਆ ਕਰੇਗਾ ਪੈਗ ਲਾ ਕੇ ਪੈਗ ਲਾ ਕੇ ਰੋਇਆ ਕਰੇਗਾ ਜੇ ਮੈਂ ਛੱਡ ਗਈ ਸੋਹਣਿਆ ਯਾਰਾ ਵੇ ਪੈਗ ਲਾ ਕੇ ਰੋਇਆ ਕਰੇਗਾ। हाँ जी, किवें लग्या बीजे का गाना, कमेंट करके दसो। तो मेरे वालों, बीजे वालों, गुरी वीरे वालों, तो साडी सारी टीम वालों, शहरी वीर का बहुत बहुत धन्यवाद शूट ते आने लई। सो वीरे गेट वेल सून, थैंक यू। चैनल कर लो सब्सक्राइब। खुश हां।